ਅੱਜ ਬੋਤਲਾਂ ਖੁੱਲਣ ਦੋ, ਦਾਰੂ ਸ਼ਾਰੂ ਡੁੱਲਣ ਦੋ, ਵਿਸਕੀ ਦਾ ਪੈਗ ਲਗਾ ਕੇ ਸਾਰੀ ਦੁਨੀਆ ਭੁੱਲਣ ਦੋ। ਸਾਰੀ ਦੁਨੀਆ ਮਾਲੋ, ਜਿਤਨਾ ਵੀ ਕਮਜ਼ੋਰ ਲਗਾ ਲੋ, ਕਰੇਂਗੇ ਪਾਰੀ ਸਾਰੀ ਰਾਤ, ਕਾਨ ਮਦਮਤ ਬੰਦ ਕਰਵਾ ਲੋ। ਜਿਸਨੇ ਵੀ ਪਾਰਟੀ ਹੈ ਕਰਨੀ, ਆ ਜਾਓ ਮੇਰੇ ਘਰ ਕੇ ਭੀਤਰ, ਦਾਰੂ ਪੀ ਕਰ ਖਾਣੇ ਕੋ ਹੈ ਮੁਰਗਾ ਭੀਤਰ। ਨੋਡਾ ਗੁੜਗਾਓ ਦਿੱਲੀ ਕੀ ਛੋਰੀਆਂ ਆਈ ਹੈ, ਸਾਥ ਮੇਂ ਯੋ ਯੋ ਕੀ ਸੀਡੀਆਂ ਵੀ ਲਾਈ ਹੈ, ਸਵਾਰੀ ਸਮਾਨ ਕੀ ਇਬ ਖੁਦ ਜ਼ਿੰਮੇਦਾਰ ਹੈ, ਕਰ ਲੋ ਪਾਰਟੀ ਸਾਰੀ ਰਾਤ, ਕੱਲ ਇਤਵਾਰ ਹੈ। ਮਿਊਜ਼ਿਕ ਬਜੇਗਾ ਲਾਊਡ ਤੋ ਆਂਟੀ ਪੁਲਿਸ ਬੁਲਾ ਲੇਗੀ, ਇਬ ਆਂਟੀ ਨੇ ਜਾ ਕੇ ਕਹਿ ਦੋ ਯੇ ਪਾਰਟੀ ਯੂੰ ਹੀ ਚੱਲੇਗੀ। ਆਂਟੀ ਪੁਲਿਸ ਬੁਲਾ ਲੇਗੀ, ਫਿਰ ਵੀ ਪਾਰਟੀ ਯੂੰ ਹੀ ਚੱਲੇਗੀ, ਪਾਰਟੀ ਯੂੰ ਹੀ ਚੱਲੇਗੀ, ਪਾਰਟੀ ਯੂੰ ਹੀ ਚੱਲੇਗੀ, ਇਹ ਪਾਰਟੀ ਯੂੰ ਹੀ ਚੱਲੇਗੀ। ਬੋਲੋ ਸਾਰੀ ਦੁਨੀਆ ਮਾਲੋ, ਜਿਤਨਾ ਵੀ ਕਮਜ਼ੋਰ ਲਗਾ ਲੋ, ਕਰੇਂਗੇ ਪਾਰੀ ਸਾਰੀ ਰਾਤ, ਕਾਨ ਮਦਮਤ ਬੰਦ ਕਰਵਾ ਲੋ। ਅੱਜ ਬੋਤਲਾਂ ਖੁੱਲਣ ਦੋ, ਦਾਰੂ ਸ਼ਾਰੂ ਡੁੱਲਣ ਦੋ, ਵਿਸਕੀ ਦਾ ਪੈਗ ਲਗਾ ਕੇ ਸਾਰੀ ਦੁਨੀਆ ਭੁੱਲਣ ਦੋ। ਵਜਾਤੇ ਪਾਰਟੀ ਯੂੰ ਹੀ ਚੱਲੇਗੀ, ਪਾਰਟੀ ਯੂੰ ਹੀ ਚੱਲੇਗੀ।